ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ ਜਾਨੜੀਏ ਕੈ ਘਰ ਗਾਵਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮਨ ਤੇਰੀ ਟੇਕ ਆਵਰ ਸਿਆਣ ਪਾ ਬਿਰਥੀਆ ਪਿਆਰੇ ਰਾਖਣ ਕਉ ਤੁਮ ਏਕ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਆਵਰ ਸਿਆਣ ਪਾ ਬਿਰਥੀਆ ਪਿਆਰੇ ਰਾਖਣ ਕਉ ਤੁਮ ਏਕ ਸਤਿਗੁਰ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਇਆਲਾ ਸਫਲ ਮੂਰਤ ਗੁਰ ਦਿਓ ਸੁਅਮੀ ਸਰਬ ਕਲਾ ਭਰਪੂਰ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜ਼ੂਰ ਸੁਣ ਸੁਣ ਜੀਵਾ ਸੋਏਤ ਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਅਰਾਧ ਹੈ ਨਾਮ ਵਖਾਣ ਹੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗ ਪੂਰਾ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾ ਵੜ ਭਾਗੀ ਸੇ ਕਾਢੀਐ ਪਿਆਰੇ ਸੰਤ ਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਅਰਾਧੀਐ ਨਿਰਮਲ ਮਨ ਹੋਵੈ ਪਰਗਾਸੋ ਜਨਮ ਮਰਨ ਦੁਖ ਕਾਟੀਐ ਪਿਆਰੇ ਚੁੱਕ ਜਮ ਕੀ ਕਾਣੇ ਤੇਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਦਰਹਿ छोड़ते उधर है बिन सह पाप कने पशु परेत मुगद को तारे पाहन पार उतार नानक दास तेरी शरणाई सदा सदा बलिहार पशु परेत मुगद को तारे पाहन पार उतार नानक दास तेरी शरणाई सदा सदा बलिहार वाहे गुरु जी का खालसा वाहे गुरु जी की फतेह राग बिलावल महला पंजवा कार दूजा या नड़िए कै कार गावना एक ओंकार सतगुर प्रसाद मैं मान तेरी टेक मेरे प्यारे मैं मान तेरी टेक आवर सियाण पा बिरथिया प्यारे राखन कौ तुम एक